ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਕਿਸੇ ਕੰਮ ਦੀ ਨੀ ਇਹ ਮਹਿੰਗੀ ਕਾਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਕਿਸੇ ਕੰਮ ਦੀ ਨੀ ਇਹ ਮਹਿੰਗੀ ਕਾਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਵੀ ਸੀ ਸਮਾਂ ਇਹ ਵੀ ਹੈ ਸਮਾਂ, ਸਮੇਂ ਤੇ ਚੱਲੇ ਜ਼ੋਰ ਨਾ। ਉਹੀ ਹੈ ਵੀ ਅੰਬਰਾਂ ਦੀ ਛਾਂ, ਮੇਰੇ ਨਾਲ ਹੋਰ ਕੋਈ ਨਾ। ਉਹ ਮੈਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ, ਸ਼ਰਾਬੀ ਯਾਰ ਮੋੜ ਦੋ। ਉਹ ਮੈਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ, ਉਹ ਸ਼ਰਾਬੀ ਯਾਰ ਮੋੜ ਦੋ। ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਜੇਬ ਵਿੱਚ ਕੈਸ਼ ਕਾਢਨੇ ਪਏ, ਪਰ ਦਿਲ ਕਵੇ ਮੰਗਾ ਮੈਂ ਉਧਾਰ। ਅੱਕ ਗਿਆ ਮੈਂ ਝੂਠੀਆਂ ਤਾਰੀਫਾਂ ਨਾਲ, ਚੇਤੇ ਆਉਂਦਾ ਯਾਰਾਂ ਦਾ ਪਿਆਰ। ਜਿਹੜੀ ਬਣਦੀ ਸੀ ਬਣਦੀ ਸੀ, ਹਾਂ ਜਿਹੜੀ ਬਣਦੀ ਸੀ ਹਰ ਸ਼ਨੀਵਾਰ, ਉਹ ਘਰ ਵਿੱਚ ਬਾਰ ਮੋੜ ਦੋ। ਜਿਹੜੀ ਬਣਦੀ ਸੀ ਹਰ ਸ਼ਨੀਵਾਰ, ਘਰ ਵਿੱਚ ਬਾਰ ਮੋੜ ਦੋ। ਹੁਣ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਇੱਕ ਵਾਰੀ ਓ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ, ਵੇਖ ਲੈ ਤੂੰ ਚਾਹੇ ਆਪ ਆ ਕੇ, ਉਹਨਾਂ ਦੀ ਕਿੰਨੀ ਲੋੜ ਹੈ। ਹੋ ਇੱਕ ਵਾਰੀ ਓ ਰੱਬਾ ਮੇਰੇ ਯਾਰਾਂ ਨੂੰ ਤੂੰ ਮੋੜ ਦੇ, ਹਾਏ ਵੇਖ ਲੈ ਤੂੰ ਚਾਹੇ ਆਪ ਆ ਕੇ, ਮੈਨੂੰ ਉਹਨਾਂ ਦੀ ਕਿੰਨੀ ਲੋੜ ਹੈ। ਵਾਲ ਪੇਪਰ ਤੇਨੇ ਜੋ ਚਾਰ, ਫੋਨ ਦੇ ਵਾਲ ਪੇਪਰ ਤੇਨੇ ਜੋ ਚਾਰ, ਉਹੀ ਚਾਰ ਯਾਰ ਮੋੜ ਦੋ। ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਲੈ ਲੋ ਪੈਸਾ ਤੇ ਲੈ ਲੋ ਪਿਆਰ, ਮੈਨੂੰ ਮੇਰੇ ਯਾਰ ਮੋੜ ਦੋ। ਉਹ ਮੈਨੂੰ ਮੇਰੇ ਯਾਰ ਮੋੜ ਦੋ, ਉਹ ਮੈਨੂੰ ਮੇਰੇ ਯਾਰ ਮੋੜ ਦੋ।